ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਜ਼ਰ ਕਰੇ। ਸੀ ਤੂੰ ਹੈ ਸਾਲਾਹਣਾ ਪਿਆਰੇ, ਸੀ ਤੇਰੀ ਸਾਲਾ। ਬਿਨ ਬੋਹਤ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਾਹ। ਰਹਾਉ ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ। ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਕਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਬਿਲੋਏ। ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ। ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ। ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਧਰ ਮਝਾਰ। ਹੁਕਮੈ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ। ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ। ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਦੋ ਜਾਏ। ਹੁਕਮੈ ਬੰਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਦਾ ਜਾਏ। ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉ ਮੈਂ ਦੋਏ। ਹੁਕਮੇ ਭਵੈ ਭਵਾਈਐ ਪਿਆਰੇ, ਅਵਗੁਣ ਮੁੱਠੀ ਰੋਏ। ਹੁਕਮ ਸਜਾਪੈ ਸ਼ਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ। ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ। ਜਿੰਨੀ ਸੋ ਸਾਲਾਹਿਆ ਪਿਆਰੇ, ਹਉ ਕਿਨ ਬਲਿਹਾਰੈ ਜਾਉ। ਨਾ ਮਿਲੈ ਸੰਤੋਖੀਆ ਪਿਆਰੇ, ਨਦਰੀ ਮੇਲ ਮਿਲਾਉ। ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਤਾਰ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਤਾਰ। ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਵਸਵਾਣੀ ਤਾਰ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੀ ਨਾਨਕਾ ਪਿਆਰੇ, ਸੱਚ ਲਿਖੈ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ। ਤਿੰਨਾ ਠਾਕਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ